ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੇ ਜਲ ਮੋਏ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲਾਂ ਫਿਰ ਜਲੈ ਨਾ ਦੂਜੇ ਵਾਰ ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਤ੍ਰਿਸ਼ਨਾ ਦਾਦੇ ਜਲ ਮੋਏ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲਾ ਫਿਰ ਜਲੈ ਨਾ ਦੂਜੇ ਵਾਰ ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਪੇਖੇ ਅਗਨ ਨਾ ਬੁਝਾਏ ਚਿੰਤਾ ਹੈ ਮਨ ਮਾਹੇ ਵਰਮੀ ਮਾਰੇ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕਮਾਹੇ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿਚਾਹੋ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ चिंता मूल ना हो वाए हर नाम रज्जा आगाए नानक नाम बिना नह छुटिया हौ मैं पचह पचाए पौरे जिने हर हर नाम ते आया सर्व सुख सब जन्म तिना का सफल है जिन हर के नाम के मान लागे भुखा जिने गुर का बचन आराध्या तिन विसर गाए सब दुखा ते संत पाले गुर सिख हैं जिन नाही चिंत पराए चुखा तन तन तिना का गुरु हैं जिस अमृत फाल हार लागे मुखान ते संत पले गुर सिख हैं जिन नाही चिंत पराए चुखा का गुरु है जिस अमृत फाल हार लागे मुखा वाहे गुरु जी का खालसा वाहे गुरु जी की फतेह। श्लोक महला तीजा तृष्णा दादी जाल मुए जाल जाल करे पुकार सतगुर शीतल जे मेला फिर जाला ना दूजी वार नानक विण नावै निरपाओ को नहीं जिचर शब्द ना करे विचार राग बड़हंस के वार के शेवी पौड़ी सलोका नाल